ਉਸਤਾਦ ਜੀ ਕਰੀ ਜਾਊਗਾ ਕਿ ਅੱਗੇ ਵੀ ਕੁਝ ਬੋਲੇਗਾ ਤੁਹਾਡੇ ਬਾਰੇ ਨਾ ਨਵੇਂ ਸ਼ਹਿਰ ਦੇ ਅੱਡੇ ਤੇ ਕੋਈ ਗੱਲਾਂ ਕਰਦੇ ਸੀ ਉਹ ਕਿਹੜੇ ਕਿਹੜੇ ਸੀ ਕਾਸ਼ੋ ਮੈਂ ਵੀ ਵੇਖੇ ਚਾਰ ਕੋ ਦੱਸ ਮੈਨੂੰ ਜੀ ਦੱਸ ਕਿ ਉਹ ਆਪਣਾ ਹਰਦਿਆ ਫੱਟਾ ਕਰਦੇ ਮੇਜਰ ਕਮੇਡੀਆ ਮਾਇਆ ਪੁੰਗੇ ਨਗਨਾ ਉਹ ਛੇਤੀ ਦੱਸ ਕਿਹੜੇ ਸੀ ਅੱਜ ਮੌਤ ਨੂੰ ਮਾਸੀ ਕਹਿੰਦੇ ਆਖਿਆ ਅੱਜ ਕਰਾਂਵੇ ਫੋਨ ਹਜ਼ਾਰ ਕਬੱਡੀ ਕਲੱਬ ਵਾਲੇ ਨੂੰ ਤਾਂ ਕਿ ਮੈਂ ਫੋਨ ਫਾਨਾ ਅੱਜ ਜੱਟ ਕੱਲਾ ਹੀ ਕੱਢਿਆ ਜਾਊਗਾ ਅਰਾਰੋ ਮੇਰਾ ਹਮਰ ਸਟਾਰਟ ਗਿਆ ਸੱਪੀ यार बेली बन बन टोलियां रैन बोतला हमर विच खोलियां मेरे मोटे ते बंदूक पौंदी बोलियां काला कुड़ता दनाली मोटे जट दे काला कुड़ता हां कुड़ता दनाली मोटे जट दे गल जित भी तिड़ियां तेड़ चादरा Voice of Punjab, Jazzy B. Romeo, only on tips.